ਵੱਜਦੇ ਤੇਰਾ ਸਪੋਰਟੀਏ ਵੱਜਦੇ ਤੇਰਾ ਸਪੋਰਟੀਏ ਦੇਖ 18 ਤੇਰੀ ਸਾਰੀਆਂ ਹੀ ਗੱਡੀਆਂ ਨੇ ਚਾਹ ਪੀ ਕੇ ਥੋੜਾ ਪੱਟਦੇ ਦੇਖ 100 ਉੱਤੇ ਸਾਰੀਆਂ ਹੀ ਛੱਡੀਆਂ ਨੇ ਵੱਜਦੇ ਤੇਰਾ ਸਪੋਰਟੀਏ ਵੱਜਦੇ ਤੇਰਾ ਸਪੋਰਟੀਏ ਕਰ ਮੈਨੂੰ ਚਾਹ ਦੇ ਪਿਆਲੇ ਦੀ ਦੂਜੀ ਆ ਫਿਕਰ ਪਿੱਛੇ ਭਰੇ ਹੋਏ ਟਰਾਲੇ ਦੀ ਪਹਿਲੀ ਆ ਫਿਕਰ ਮੈਨੂੰ ਚਾਹ ਦੇ ਪਿਆਲੇ ਦੀ ਦੂਜੀ ਆ ਫਿਕਰ ਪਿੱਛੇ ਭਰੇ ਹੋਏ ਟਰਾਲੇ ਦੀ ਬਾਬੇ ਨੂੰ ਤਿਆਗ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਬਾਬੇ ਨੂੰ ਤਿਆਗ ਕੇ ਨੀ ਮੈਂ ਨਿਕਲਾਂ ਸਕੇਲ ਵਿੱਚੋਂ ਮਿਸ ਕਾਲ ਹੋ ਗਈ ਸਪੈਚ ਵਾਲੇ ਪਾਲੇ ਦੀ ਫੋਟੋ ਤੇਰੀ ਦੇਖ ਸੋਣੀਏ ਫੋਟੋ ਤੇਰੀ ਦੇਖ ਸੋਣੀਏ ਸਭ ਟੈਨਸ਼ਨਾਂ ਦਿਮਾਗ ਵਿੱਚੋਂ ਭੱਜੀਆਂ ਨੇ ਵੱਜਦੇ ਤੇਰਾ ਸਪੋਰਟੀਏ ਵੱਜਦੇ ਤੇਰਾ ਸਪੋਰਟੀਏ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਇੱਕ ਤੇਰੀ ਯਾਦ ਦੂਜਾ ਲਾਰੇ ਡਿਸਪੈਚਰਾਂ ਦੇ ਜਿਹੜਿਆ ਨਾ ਲੋੜ ਹਜੇ ਕਰ ਲਈ ਉਡੀਕਾਂ ਤੂੰ ਉਹ ਯਾਦ ਵਿੱਚ ਯਾਰ ਮਿਲ ਗਏ ਯਾਦ ਵਿੱਚ ਯਾਰ ਮਿਲ ਗਏ ਖਾਸੇ ਚਿਰਾਂ ਬਾਅਦ ਸੀਪਾਂ ਅੱਜ ਲੱਗੀਆਂ ਨੇ ਵੱਜਦੇ ਤੇਰਾ ਸਪੋਰਟੀਆਂ ਵੱਜਦੇ ਤੇਰਾ ਸਪੋਰਟੀਆਂ ਖਾਰਾ ਤੇਰੀ ਸਾਰੀਆਂ ਹੀ ਗੱਡੀਆਂ ਨੇ ਵੱਜਦੇ ਤੇਰਾ ਸਪੋਰਟੀਏ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ 7 ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ ਬਾਪੂ ਵਾਲੀ ਟਾਟਾ ਉੱਤੇ ਹੱਥ ਖੋਲ ਆਇਆ ਸੀ 7 ਲੱਖ ਲਾ ਕੇ ਮੁੰਡਾ ਚਾਚੇ ਕੋਲ ਆਇਆ ਸੀ ਦੀਲਾ ਦੀਲਾ ਜੋੜ ਅੱਜ ਖੋਲਤੀ ਟਰਾਂਸਪੋਰਟ ਦੀਲਾ ਦੀਲਾ ਜੋੜ ਅੱਜ ਖੋਲਤੀ ਟਰਾਂਸਪੋਰਟ ਆਹੀ ਕੰਮ ਲੋਟ ਮਾੜਾ ਟਾਈਮ ਨਾ ਭੁਲਾਇਆ ਸੀ ਉਹ ਨੀਤਾਂ ਨੂੰ ਰੇ ਫਲ ਲੱਗਦੇ ਕਦੇ ਕੀਤੀਆਂ ਨਾ ਕਿਸੇ ਨਾਲ ਠੱਗੀਆਂ ਨੇ ਵੱਜਦੇ ਤੇਰਾ ਸਪੋਰਟੀਏ ਵੱਜਦੇ